ਵਿਸਾਲ ਸੋਲਵੇਂ ਦਾ ਚੱਲਦਾ ਪਿਆਰ ਵੇ ਜਾਨਾ ਗੱਲਾਂ ਗੱਲਾਂ ਵਿੱਚ ਮੈਨੂੰ ਟਾਲਵੇ ਵਿਸਾਲ ਸੋਲਵੇਂ ਦਾ ਚੱਲਦਾ ਪਿਆਰ ਵੇ ਜਾਨਾ ਗੱਲਾਂ ਗੱਲਾਂ ਵਿੱਚ ਮੈਨੂੰ ਟਾਲਵੇ ਜੇ ਮੈਂ ਮਰ ਗਈ ਵਿਛੋੜਿਆਂ ਚ ਸੋਹਣਿਆ ਵੇ ਫਿਰ ਕੀ ਤੂੰ ਅੱਗ ਲਾਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣਿਆ ਵੇਗਾ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਉਹ ਘਰ ਆਖਦਾ ਕਲੈਣੀ ਕਿੱਥੋਂ ਜੰਮਦੀ ਹੈ ਪਿੰਡ ਸਾਰਾ ਮੇਣੇ ਮਾਰਦਾ ਉਹ ਤੀਰ ਜਾਵੇ ਨਾ ਕਲੇਜੇ ਵਿੱਚੋਂ ਕੱਢੇ ਆਵੇ ਤੇਰੇ ਅੱਗ ਲਾਉਣੇ ਪਿਆਰ ਦਾ ਉਹ ਘਰ ਆਖਦਾ ਕਲੈਣੀ ਕਿੱਥੋਂ ਜੰਮਦੀ ਹੈ ਪਿੰਡ ਸਾਰਾ ਮੇਣੇ ਮਾਰਦਾ ਉਹ ਤੀਰ ਜਾਵੇ ਨਾ ਕਲੇਜੇ ਵਿੱਚੋਂ ਕੱਢੇ ਆਵੇ ਤੇਰੇ ਅੱਗ ਲਾਉਣੇ ਪਿਆਰ ਦਾ ਮੇਰੀ ਉੱਚੜਦੀ ਦੁਨੀਆਂ ਨੂੰ ਸੋਹਣਿਆ ਵੇ ਕਦੋਂ ਤੂੰ ਵਸਾਉਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਬਣਿਆ ਏ ਗੀਤਕਾਰ ਸੋਹਣਿਆ ਵੇ ਸੋਚਾਂ ਵਿੱਚੋਂ ਕਰਦੀ ਪਰੇ ਉਹ ਕਿੱਸਾ ਗੀਤਾਂ ਤੋਂ ਨਾ ਹੋ ਜੇ ਮਸ਼ਹੂਰ ਵੇ ਹਟਾਈਓ ਦਿਲ ਮਰਨੋਂ ਡਰੇ ਉਹ ਕਾਹਦਾ ਬਣਿਆ ਏ ਗੀਤਕਾਰ ਸੋਹਣਿਆ ਵੇ ਸੋਚਾਂ ਵਿੱਚੋਂ ਕਰਦੀ ਪਰੇ ਉਹ ਕਿੱਸਾ ਗੀਤਾਂ ਤੋਂ ਨਾ ਹੋ ਜੇ ਮਸ਼ਹੂਰ ਵੇ ਹਟਾਈਓ ਦਿਲ ਮਰਨੋਂ ਡਰੇ ਮੇਰੀ ਫਰਸੀ ਤੇ ਵੀਤ ਬਲਜੀਤ ਵੇ ਤੂੰ ਕਿਹੜਾ ਗਾਣਾ ਗਾਉਣ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਤੇਰੇ ਕਰਕੇ ਮੈਂ ਛੱਡੀਆਂ ਪੜਾਈਆਂ ਵੇ ਮਰਦਿਆ ਵਾ ਗੌਣ ਹੋ ਗਈ ਹੋ ਤੇਰੇ ਕਰਕੇ ਹੀ ਨਿੱਕੇ ਮੇਰੇ ਵੀਰ ਦੀ ਵੇ ਗੱਠਨੀ ਵੀ ਧੌਣ ਹੋ ਗਈ ਸਾਨੂੰ ਦੱਸ ਜੱਜ ਰਾਹੇ ਵਿੱਚ ਖੜ ਕੇ ਵੇ ਕਿੰਨਾ ਤੂੰ ਤਪਾਉਣ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆਵੇਂਗਾ ਵੇ ਮੈਂ 25 ਸਾਲਾਂ ਦੀ ਹੋ ਗਈ ਵੇ ਕਦੋਂ ਤੂੰ ਵਿਆਹਣੇ ਆ